ਸ਼ਹਿਰ ਦੇ ਪੈਂਦਾ ਸਰਕਲ ਸਾਡਾ ਭਾਰੀ, ਬਿੱਲੂ ਗੋਰਿਆਂ ਦੇ ਸ਼ਹਿਰ ਦੇ ਪੈਂਦਾ ਸਰਕਲ ਸਾਡਾ ਭਾਰੀ। ਜਿੱਤਵਾ ਪੁਲਿਸ ਡਰਦੀ ਤੇਰੀ ਉਸ ਜੱਟ ਨਾਲ ਯਾਰੀ, ਆਫ ਰੋਡਿੰਗ ਲੈ ਲੈ ਜਾ ਤੂੰ ਚੱਕ ਰੇਂਜ ਜੱਟ ਦੀ ਕਾਲੀ। ਜਿੱਤਵਾ ਪੁਲਿਸ ਡਰਦੀ ਤੇਰੀ ਉਸ ਜੱਟ ਨਾਲ ਯਾਰੀ, ਜਿੱਤਵਾ ਪੁਲਿਸ ਡਰਦੀ ਤੇਰੀ ਉਸ ਜੱਟ ਨਾਲ ਯਾਰੀ। ਅਸੀਂ ਬੰਦੇ ਆ ਬਿਲਨ ਗੋਰੀਏ, ਜਿਹੜੇ ਐਂਡ ਚ ਜਾਂਦੇ ਨੇ ਮਾਰੇ, ਲਾਈਫ ਭਾਵੇਂ ਕੱਟ ਜਾਂਦੇ ਆ ਪਰ ਜਾਂਦੇ ਆ ਦਿਖਾ ਕੇ ਤਾਰੇ। ਅਸੀਂ ਦੁਨੀਆ ਚਲਾਉਂਦੇ ਗਾਣੀ, ਜਿੱਤਵਾ ਪੁਲਿਸ ਡਰਦੀ ਤੇਰੀ ਉਸ ਜੱਟ ਨਾਲ ਯਾਰੀ, ਜਿੱਤਵਾ ਪੁਲਿਸ ਡਰਦੀ ਤੇਰੀ ਉਸ ਜੱਟ ਨਾਲ ਯਾਰੀ। ਦਬਦੀ ਕੋ ਦਬ ਕਾਈ ਬੜਾ, ਸਾਨੂੰ ਧੱਕੇ ਸ਼ਾਹੀ ਵਾਲਾ ਕੰਮ ਫੱਬਦਾ ਈ। ਮਾਲਵੇ ਦੇ ਰਾਜੇ ਬੱਲੀਏ ਵੈਲ ਪੁਣਾ ਇਸ ਦਾਮ ਵਾਂਗੂ ਪਾਰੀ, ਜਿੱਤਵਾ ਪੁਲਿਸ ਡਰਦੀ ਤੇਰੇ ਉਸ ਜੱਟ ਨਾਲ ਯਾਰੀ, ਜਿੱਤਵਾ ਪੁਲਿਸ ਡਰਦੀ।